We are Bros presenting a new song, Ajay Hooda. Tere rate bad gaye, India. Sushila Thakur and Jaji Kindle. ਪਹਿਲਾਂ ਲੋਕ ਕਿ ਮਰੋੜ ਕਰਗੀ, ਅਜੇ ਹੁੱਡਾ ਹੋ ਗਿਆ।